Jasmine Sandless Hundel on the beat. ਮੁੰਦਰੀ ਤੋਂ ਗੋਲ ਪਾਵਾਂ ਸੁਰਮਾ ਟਕਾ ਕੇ ਕੋਕਾ ਨੱਕ ਚ ਸਮਾਉਲ ਐਲਵੀ ਦੀ ਜੀਨ ਲੱਕ ਮੁੰਦਰੀ ਤੋਂ ਗੋਲ ਪਾਵਾਂ ਸੁਰਮਾ ਟਕਾ ਕੇ ਕੋਕਾ ਨੱਕ ਚ ਸਮਾਉਲ ਤੇਰੀ ਜੁੱਤੀ ਦਾ ਸਟਾਈਲ ਸੋਹਣਿਆ ਕੱਪੀ ਜਾਂਦਾ ਬਥੇਰਾ ਕਰਦੀ ਕੱਪੀ ਜਾਂਦਾ ਬਥੇਰਾ ਕਰਦੀ ਮੁੰਡੇ ਫਿਰਦੇ ਮੇਰੇ ਤੇ ਮਰਦੇ ਵੇ ਮੈਂ ਸੋਹਣਿਆ ਤੇਰੇ ਤੇ ਮਰਦੀ ਮੁੰਡੇ ਫਿਰਦੇ ਮੇਰੇ ਤੇ ਮਰਦੇ ਵੇ ਮੈਂ ਸੋਹਣਿਆ ਤੇਰੇ ਤੋਂ ਦੂਰੀ ਵੇ ਲਵ ਪੁੱਤਰਾ ਮੈਂ ਬੜਾ ਡਰਦੀ ਮੁੰਡੇ ਫਿਰਦੇ